ਸ਼ੂਜ਼ ਜਿੰਨੀ ਚੋ ਤੋ ਕੱਟ ਕੇ ਦੇ ਪਾਉਂਦਾ ਨੀ ਤੌਰ ਵਾਲੀ ਪੂਰੀ ਅੱਤ ਹੀ ਕਰਾਉਂਦਾ ਨੀ ਸ਼ੂਜ਼ ਜਿੰਨੀ ਚੋ ਤੋ ਕੱਟ ਕੇ ਦੇ ਪਾਉਂਦਾ ਨੀ ਤੌਰ ਵਾਲੀ ਪੂਰੀ ਅੱਤ ਹੀ ਕਰਾਉਂਦਾ ਨੀ ਤੂੰ ਵੀ ਬਣ ਕੇ ਪਟੋਲਾ ਬਿਲੋ ਆ ਗਈ ਨੀ ਸਾਰੇ ਮੁੰਡਿਆਂ ਦੇ ਦਿਲਾਂ ਉੱਤੇ ਛਾ ਗਈ ਨੀ ਰਾਣੀ ਰੱਖਣਾ ਬਣਾ ਕੇ ਤੈਨੂੰ ਦਿਲ ਦੀ ਰਾਣੀ ਰੱਖਣਾ ਬਣਾ ਕੇ ਤੈਨੂੰ ਦਿਲ ਦੀ ਉਹ ਰਾਜਿਆਂ ਦੇ ਵਾਂਗੂ ਬੋਲਦਾ ਉੱਥੇ ਬੋਲਣਾ ਬੰਦੂਕ ਬਾਰਾਂ ਬੋਲਦੀ ਨੀ ਜਿੱਥੇ ਤੇਰਾ ਯਾਰ ਬੋਲਦਾ ਸੱਚੀ ਨੀ ਤੇਰਾ ਯਾਰ ਬੋਲਦਾ ਹਾਏ ਨੀ ਤੇਰਾ ਯਾਰ ਬੋਲਦਾ ਬਿਲੋ ਨੀ ਤੇਰਾ ਯਾਰ ਬੋਲਦਾ ਯਾਰ ਬੋਲਦਾ ਕਰੇ ਸ਼ੌਕ ਨਾਲ ਪੂਰਾ ਫਨ ਛਾਨਣੀ ਸ਼ੌਕ ਨਾਲ ਪੂਰਾ ਫਨ ਛਾਨਣੀ ਸਾਰੇ ਸ਼ਹਿਰ ਚ ਕਰਾਈ ਤਨ ਤਨਨੀ ਸ਼ਹਿਰ ਚ ਕਰਾਈ ਤਨ ਤਨਨੀ ਕਰੇ ਸ਼ੌਕ ਨਾਲ ਪੂਰਾ ਫਨ ਛਾਨਣੀ ਸਾਰੇ ਸ਼ਹਿਰ ਚ ਕਰਾਈ ਤਨ ਤਨਨੀ ਤੂੰ ਵੀ ਲੱਗਦੀ ਏ ਜਾਨ ਤੋਂ ਪਿਆਰੀ ਨੀ ਯਾਰਾਂ ਨਾਲ ਕਰੇ ਉਹ ਵੀ ਸਰਦਾਰੀ ਨੀ ਦੋਵੇਂ ਨੈਣ ਤੇਰੇ ਰੰਮ ਦੀਆਂ ਬੋਤਲਾਂ ਦੋਵੇਂ ਨੈਣ ਤੇਰੇ ਰੰਮ ਦੀਆਂ ਬੋਤਲਾਂ ਆਪਣੇ ਉਹ ਹੱਥੀ ਖੋਲਦਾ ਉੱਥੇ ਬੋਲਣਾ ਬੰਦੂਕ ਬਾਰਾਂ ਬੋਲਦੀ ਨੀ ਜਿੱਥੇ ਤੇਰਾ ਯਾਰ ਬੋਲਦਾ ਸੱਚੀ ਨੀ ਤੇਰਾ ਯਾਰ ਬੋਲਦਾ ਹਾਏ ਨੀ ਤੇਰਾ ਯਾਰ ਬੋਲਦਾ ਬਿਲੋ ਨੀ ਤੇਰਾ ਯਾਰ ਬੋਲਦਾ ਯਾਰ ਬੋਲਦਾ ਤੇਰਾ ਨਖਰਾ ਵੀ ਡਾਲਰਾਂ ਨੂੰ ਚੁੰਮੇ ਨੀ ਨਖਰਾ ਵੀ ਡਾਲਰਾਂ ਨੂੰ ਚੁੰਮੇ ਨੀ ਉਹਦੇ ਨਾਲ ਤੂੰ ਬਰੈਬਸ ਚ ਘੁੰਮੇ ਨੀ ਉਹਦੇ ਨਾਲ ਤੂੰ ਬਰੈਬਸ ਚ ਘੁੰਮੇ ਨੀ ਤੇਰਾ ਨਖਰਾ ਵੀ ਡਾਲਰਾਂ ਨੂੰ ਚੁੰਮੇ ਨੀ ਉਹਦੇ ਨਾਲ ਤੂੰ ਬਰੈਬਸ ਚ ਘੁੰਮੇ ਨੀ ਘੈਂਟ ਜੱਟ ਨਾਲ ਯਾਰੀ ਬਿੱਲੋ ਲਾ ਲਈ ਨੀ ਵਾਈਟ ਗੋਲਡ ਦੀ ਰਿੰਗ ਵੀ ਪਵਾ ਲਈ ਨੀ ਨੀ ਤੂੰ ਜਿਹੜਾ ਜਿਹੜਾ ਬੋਲ ਬਿੱਲੋ ਬੋਲਦੀ ਨੀ ਤੂੰ ਜਿਹੜਾ ਜਿਹੜਾ ਬੋਲ ਬਿੱਲੋ ਬੋਲਦੀ ਉਹ ਨਵੀਂ ਹੀਰਿਆਂ ਚ ਤੋਲਦਾ ਉੱਥੇ ਬੋਲਣਾ ਬੰਦੂਕ ਬਾਰਾਂ ਬੋਲਦੀ ਨੀ ਜਿੱਥੇ ਤੇਰਾ ਯਾਰ ਬੋਲਦਾ ਸੱਚੀ ਨੀ ਤੇਰਾ ਯਾਰ ਬੋਲਦਾ